ਕਰਦਾਰੇ ਇਗਨੋਰ ਵੇ ਮੈਨੂੰ ਲੱਭ ਗਈ ਲੱਗਦਾ ਹੋਰ ਵੇ ਤੈਨੂੰ ਜੇ ਤੂੰ ਪਿਆਰ ਨਾ ਰੱਖਣਾ ਹੀ ਨਹੀਂ ਫਿਰ ਤੂੰ ਵਾਪਿਸ ਤੋਰ ਵੇ ਮੈਨੂੰ ਇੱਕ ਪਾਸਾ ਕਰ ਦੇ ਯਾਰ ਇੱਕ ਪਾਸਾ ਕਰ ਦੇ ਯਾਰ ਅਸੀਂ ਤੇਰੇ ਨਹੀਂ ਰਹਿਣਾ ਮਰ ਜਾਣਿਆ ਤੂੰ ਹੁਣ ਨਹੀਂ ਕਰਦਾ ਪਿਆਰ ਅਸੀਂ ਤੇਰੇ ਨਹੀਂ ਰਹਿਣਾ ਮਰ ਜਾਣਿਆ ਤੂੰ ਹੁਣ ਨਹੀਂ ਕਰਦਾ ਪਿਆਰ ਅਸੀਂ ਤੇਰੇ ਨਹੀਂ ਰਹਿਣਾ ਰਹਿਣਾ ਤੂੰ ਨਹੀਂ ਰਹਿਣਾ ਓਕੇ ਬਾਏ ਮੈਂ ਜਾਣਿਆ।